ਲਾ ਕੋਈ ਸ਼ਿੰਦੇ ਦਾ ਨਵਾਂ ਗਾਣਾ, ਉਹ ਸ਼ਿੰਦੇ ਦਾ ਲਾਈ ਬਈ, ਜਿਹਦੇ ਨਾਲ ਬਹੁਤ ਪੈਸਾ ਪੈਸਾ ਹੋ ਜਾਏ। ਮਾਲ ਕੋਲ ਲਾ ਦਿੰਦੇ ਆ, ਪੈਸੇ ਨੀ ਲੈਣੇ ਤੁਹਾਨੂੰ। ਬਈ ਵਾਹ ਵਾਹ ਵਾਹ, ਮੈਂ ਵੀ ਮਾਲਵੇ ਦਾ ਜੱਟ, ਮਾਲਵੇ ਦਾ ਜੱਟ ਲਿਆ ਵੈਰ ਨੇ ਤੂੰ ਕੱਟ, ਮਾਲਵੇ ਦਾ ਜੱਟ ਲਿਆ ਵੈਰ ਨੇ ਤੂੰ ਕੱਟ, ਹੁਣ ਤੇਰੇ ਨਾਲ ਪੀਂਗ ਚੜਾਵਾਂਗੇ। ਡਰਦੀ ਕੰਬੀ ਜਾਵੇ ਨੀ ਕਿਉਂ, ਬਦਲੀ ਜਾਵੇ ਤੌਰ ਕੁੜੇ, ਅਸੀਂ ਐਨੇ ਬਿੱਲੋ ਕਾਲੇ ਨਾ, ਫੁੱਲ ਪੱਕੇ ਤੋੜ ਕੇ ਖਾਵਾਂਗੇ। ਪਹਿਲੇ ਤੋੜ ਦੀ ਦਾਰੂ ਨੀ ਗੁੱਟ ਨਾਲ ਸਵਰ ਦੇ ਲਾਵਾਂਗੇ, ਪਹਿਲੇ ਤੋੜ ਦੀ ਦਾਰੂ ਗੁੱਟ ਨਾਲ ਸਵਰ ਦੇ ਲਾਵਾਂਗੇ। ਤੈਨੂੰ ਪਾਗਲ ਮੱਕੜੀ ਨਾ ਜੋਨੀ ਗੁੱਟ ਨਾਲ ਕਾਲ ਦੇ ਲਾਵਾਂਗੇ, ਪਹਿਲੇ ਤੋੜ ਦੀ ਦਾਰੂ ਗੁੱਟ ਨਾਲ ਸਵਰ ਦੇ ਲਾਵਾਂਗੇ।